ਲੱਭੀ ਗੂਗਲ ਤੇ ਟਿਊਸ਼ਨ ਟਿਕਾਣਾ ਤੂੰ ਅਜੀ ਤਰੋੜੇ ਪਾ ਕੇ ਬੱਲੀਏ ਪੁੱਛੀ ਸਖੀਆਂ ਤੋਂ ਮੇਰਾ ਕੋਈ ਗਾਣਾ ਤੂੰ ਕਨੇਡਾ ਵਿੱਚ ਜਾ ਕੇ ਬੱਲੀਏ ਮੈਥੋਂ ਸ਼ਰਤਾਂ ਨਾ ਹੋਈਆਂ ਬਿੱਲੋ ਪੂਰੀਆਂ ਐਂਬੈਸੀ ਸਾਲੀ ਫੈਲ ਮੋੜ ਗਈ ਤੈਨੂੰ ਵੀਰੇ ਦੀ ਹੈ ਤੈਨੂੰ ਵੀਰੇ ਦੀ ਖੁਸ਼ੀ ਚ ਮਿਲ ਆਈਫੋਨ ਗਿਆ ਨੀ ਤੂੰ ਫੱਕਰਾਂ ਦਾ 1100 ਮੋਬਾਈਲ ਮੋੜ ਗਈ ਤੈਨੂੰ ਵੀਰੇ ਦੀ ਹੈ ਤੈਨੂੰ ਵੀਰੇ ਦੀ ਖੁਸ਼ੀ ਚ ਮਿਲ ਆਈਫੋਨ ਗਿਆ ਨੀ ਤੂੰ ਫੱਕਰਾਂ ਦਾ 1100 ਮੋਬਾਈਲ ਮੋੜ ਗਈ ਹੈ ਮੋਬਾਈਲ ਮੋੜ ਗਈ ਪਿੱਛੇ ਬਣੇ ਦਿਲ ਮੇਣੇ ਮਾਰ ਦੇ ਲਿਖੇ ਫਾਰਮੂਲੇ ਕੱਢ ਜੋ ਪਿਆਰ ਦੇ ਕਾਪੀ ਪਿੱਛੇ ਬਣੇ ਦਿਲ ਮੇਣੇ ਮਾਰ ਦੇ ਲਿਖੇ ਫਾਰਮੂਲੇ ਕੱਢ ਜੋ ਪਿਆਰ ਦੇ ਤੈਨੂੰ ਮੋੜਤੀਆਂ ਫੋਟੋਆਂ ਤੇ ਚਿੱਠੀਆਂ ਤੂੰ ਮੈਨੂੰ ਮੇਰੇ ਬੈਲ ਮੋੜ ਗਈ ਤੈਨੂੰ ਵੀਰੇ ਦੀ ਹੈ ਤੈਨੂੰ ਵੀਰੇ ਦੀ ਖੁਸ਼ੀ ਚ ਮੇਰੇ ਆਈਫੋਨ ਗਿਆ ਨੀ ਤੂੰ ਫੱਕਰਾਂ ਦਾ 1100 ਮੋਬਾਈਲ ਮੋੜ ਗਈ ਨੀ ਤੂੰ ਫੱਕਰਾਂ ਦਾ 1100 ਮੋਬਾਈਲ ਮੋੜ ਗਈ ਐ ਮੋਬਾਈਲ ਮੋੜ ਗਈ ਤੁਸੀਂ ਇੰਡੀਕਾ ਸੀਰੀ ਭੇਜਿਆ ਸੀ ਫੋਨ ਦੇ ਕੇ ਬਿੰਦੀਕਾ ਦਿੱਲੀ ਜਾਣ ਨੂੰ ਕਰਾਈ ਤੁਸੀਂ ਇੰਡੀਕਾ ਸੀਰੀ ਭੇਜਿਆ ਸੀ ਫੋਨ ਦੇ ਕੇ ਬਿੰਦੀਕਾ ਪੈਸੇ ਕੱਟ ਗੋਰੀ ਆਖੇ ਰੌਂਗ ਨੰਬਰ ਖੁਸ਼ੀ ਚ ਮਿਲ ਆਈਫੋਨ ਗਿਆ ਨੀ ਤੂੰ ਫੱਕਰਾਂ ਦਾ 1100 ਮੋਬਾਈਲ ਮੋੜ ਗਈ ਨੀ ਤੂੰ ਫੱਕਰਾਂ ਦਾ 1100 ਮੋਬਾਈਲ ਮੋੜ ਗਈ ਐ ਮੋਬਾਈਲ ਮੋੜ ਗਈ ਸਭ ਚੀਜ਼ੀਆਂ ਰੇ ਨੂੰ ਬਾਲਾ ਐਸੀ ਬਾਤੇ ਨੀ ਕਰੀਦੀਆਂ ਕੋਕੋ ਬਣ ਕੇ ਤੂੰ ਲੈ ਗਈ ਸਭ ਚੀਜ਼ੀਆਂ ਰੇ ਨੂੰ ਬਾਲਾ ਐਸੀ ਬਾਤੇ ਨੀ ਕਰੀਦੀਆਂ ਇਹ ਤਾਂ ਉਹੀ ਗੱਲ ਹੋਈ ਜਿਵੇਂ ਬਾਜੀ ਨੂੰ ਸ਼ਿਕਾਰ ਕੱਚੀ ਕੈਲ ਮੋੜ ਗਈ ਤੈਨੂੰ ਵੀਜੇ ਦੀ ਹੈ ਤੈਨੂੰ ਵੀਜੇ ਦੀ ਖੁਸ਼ੀ ਚ ਮਿਲ ਆਈਫੋਨ ਗਿਆ ਨੀ ਤੂੰ ਫੱਕਰਾਂ ਦਾ 1100